ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਰਾਗ ਬਿਹਾਗੜਾ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਆ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੁੱਲੇ ਰਾਮ ਹਰ ਰਸ ਬੀਤਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੋਲੇ ਰਾਮ ਹਰ ਹਰ ਨਾਮ ਧਿਆਈਆ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੁੱਲੇ ਰਾਮ ਹਰ ਰਸ ਬੀਤਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੋਲੇ ਰਾਮ ਗੁਰਮਤ ਮਨ ਠਹਿਰਾਇਆ ਮੇਰੀ ਜਿੰਦੜੀਏ ਅਨੰਤ ਨਾ ਕਾਹੂ ਡੋਲੇ ਰਾਮ ਮਨ ਚਿੰਦਿਆੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤ ਮਨ ਅੰਮ੍ਰਿਤ ਬੁਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਹੀ ਰਾਮ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਐ ਹਰ ਲਿਵ ਲਾਏ ਰਾਮ ਚਿਰੀ ਬਿਸੁੰਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਈ ਰਾਮ ਜਨ ਨਾਨਕ ਮਨ ਆਨੰਦ ਪਿਆ ਹੈ ਮੇਰੀ ਜਿੰਦੜੀਏ ਅਨਹਤ ਸ਼ਬਦ ਬਜਾਏ ਰਾਮ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਹੋ ਮਨ ਦੇਵ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਗੁਰਮੁਖ ਸਦਾ ਆਰਾਦ ਹਰ ਮੇਰੀ ਜਿੰਦੜੀਏ ਮਨ ਚਿੰਦਿਆੜਾ ਫਲ ਪਾਵੇ ਰਾਮ ਨਾਨਕ ਭਾਜ ਹਰ ਸਰਣਾਗਤੀ ਮੇਰੀ ਜਿੰਦੜੀਏ වඩපගේ නාම තියාවරාම කරකරපා ප්‍රවයයි මෙල මෙරි ජෙන්දොඩියේ ගොරමත නාම ප්‍රකාශේ රාම හරවාජ ඔඩිණියා මෙරි ජෙන්දොඩියේ ජා ජාල බැන කමල උදසී රාම ගොරපුරා මිලයා මෙරි ජෙන්දොඩියේ හර සජ්ජන හර ප්‍රභ පාසේ රාම තන්න තන ගුරු හර දසයා මෙරි ජෙන්දොඩියේ ජන නානක නාම විකාසේ රාම ගොරපුරා මෙලයා මෙරි ජෙන්දොඩියේ හර සජ්ජන හර ප්‍රභ පාසේ රාම තන තන ගුරු හර දසයා මෙරි ජෙන්දොඩියේ ජන නානක නාම විකාසේ රාම ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਿਹਾਗੜਾ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਆ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੁੱਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਭੋਲੇ ਰਾਮ